दे जा मैनू छत दे अटके मैं यारी तोड़ दूं मेरी गल दिल चों कट दे उन मैं नहीं कहना तारू छत दे जा मैनू छत दे अटके मैं यारी तोड़ दूं मेरी गल दिल चों कट दे मेरा तो मैं भी वेलन हो जूं ਤਾਂ ਮੈਂ ਵੀ ਵੇਲਣ ਹੋ ਜੂ ਜਾਂ ਤੈਨੂੰ ਸਾਧ ਬਣਾਉਣਾ ਤੇਰੇ ਗੇਟ ਚ ਜੱਟੀ ਨੇ ਪਿਗਲਾ ਕੇ ਭੰਗੜਾ ਪਾਉਣਾ ਤੇਰੇ ਗੇਟ ਚ ਜੱਟੀ ਨੇ ਪਿਗਲਾ ਕੇ ਭੰਗੜਾ ਪਾਉਣਾ ਤੇਰੇ ਗੇਟ ਚ ਜੱਟੀ ਨੇ ਸਭ ਨਾਲ ਦੇ ਵੈਲੀ ਹੋ ਗਏ ਕਰ ਬਾਰਾਂ ਵਾਲੇ ਚੱਟੀ ਨੇ ਜਿਹੜੇ ਕਰ ਲਏ ਕੌਲ ਨੇ ਪਿਆਰਾਂ ਵਾਲੇ ਤੇਰੇ ਸਭ ਨਾਲ ਦੇ ਵੈਲੀ ਹੋ ਗਏ ਕਰ ਬਾਰਾਂ ਵਾਲੇ ਚੱਟੀ ਨੇ ਜਿਹੜੇ ਕਰ ਲਏ ਕੌਲ ਨੇ ਪਿਆਰਾਂ ਵਾਲੇ ਮੈਂ ਵੈਲਣ ਬਣ ਕੇ ਨਾਲ ਖੜੂੰਗੀ ਮੈਂ ਵੈਲਣ ਬਣ ਕੇ ਨਾਲ ਖੜੂੰਗੀ ਮੈਥੋਂ ਪਿੱਛੇ ਮੁੜ ਨਹੀਂ ਹੋਣਾ ਤੇਰੇ ਗੇਟ ਚ ਜੱਟੀ ਨੇ ਪਿਗਲਾ ਕੇ ਭੰਗੜਾ ਪਾਉਣਾ ਤੇਰੇ ਗੇਟ ਚ ਜੱਟੀ ਨੇ ਪਿਗਲਾ ਕੇ ਭੰਗੜਾ ਪਾਉਣਾ ਤੇਰੇ ਗੇਟ ਚ ਜੱਟੀ ਨੇ ਫੋਨ ਨਾ ਕਰਦਾ ਰਾਤੀ ਤੂੰ ਯਾਦ ਕਰੇ ਨੈ ਪੀ ਕੇ ਨਿਤ ਵੜਕਾ ਮਾਰੇ ਸੋਫੀ ਪਰ ਯਾਦ ਕਰੇ ਨੈ ਸਾਰਾ ਦਿਨ ਫੋਨ ਨਾ ਕਰਦਾ ਰਾਤੀ ਤੂੰ ਯਾਦ ਕਰੇ ਨੈ ਪੀ ਕੇ ਨਿਤ ਵੜਕਾ ਮਾਰੇ ਸੋਫੀ ਪਰ ਯਾਦ ਕਰੇ ਨੈ ਮੈਂ ਜਾਂ ਤਾਂ ਬੰਦਾ ਬਣ ਜਾ ਮਨ ਜਾਤਾ ਬੰਦਾ ਬਣ ਜਾ ਮਾਨਾ ਤੇਰੀ ਬੇਬੇ ਨੂੰ ਪਊ ਬੁਲਾਉਣਾ ਤੇਰੇ ਗੇਟ ਚ ਜੱਟੀ ਨੇ ਪਿਗਲਾ ਕੇ ਭੰਗੜਾ ਪਾਉਣਾ ਤੇਰੇ ਗੇਟ ਚ ਜੱਟੀ ਨੇ ਪਿਗਲਾ ਕੇ ਭੰਗੜਾ ਪਾਉਣਾ ਤੇਰੇ ਗੇਟ ਚ ਜੱਟੀ ਨੇ ਸੱਤ ਵਜੇ ਤੋਂ ਪਿੱਛੋਂ ਮੈਂ ਡਰਦੀ ਵਾਲਾ ਉਦੋਂ ਜੇ ਗੇਰ ਤੇਰਾ ਕੋਈ ਪੈਂਦਾ ਬਠਿੰਡੇ ਵਾਲਾ ਆਥਣ ਦੇ ਸੱਤ ਵਜੇ ਤੋਂ ਪਿੱਛੋਂ ਮੈਂ ਡਰਦੀ ਵਾਲਾ ਉਦੋਂ ਜੇ ਗੇਰ ਤੇਰਾ ਕੋਈ ਪੈਂਦਾ ਬਠਿੰਡੇ ਵਾਲਾ ਫਿਰ ਔਖਾ ਹੋ ਜੇ ਪੁੱਛੋ ਕੋਲੋਂ ਔਖਾ ਹੋ ਜੇ ਪੁੱਛੋ ਕੋਲੋਂ ਤੈਨੂੰ ਮੋੜ ਕੇ ਘਰੇ ਲਿਆਉਣਾ ਤੇਰੇ ਗੇਟ ਚ ਜੱਟੀ ਨੇ ਪਿਗਲਾ ਕੇ ਭੰਗੜਾ ਪਾਉਣਾ ਤੇਰੇ ਗੇਟ ਚ ਜੱਟੀ ਨੇ ਪਿਗਲਾ ਕੇ ਭੰਗੜਾ ਪਾਉਣਾ ਤੇਰੇ ਸ਼ਾਮਾਂ ਤੇ ਕਿੰਨੇ ਦਿਨ ਤੇਰੀ ਦਾਰੂ ਖਾ ਗਈ ਮੇਰੇ ਚਾਵਾਂ ਨੂੰ ਤੇਰੀ ਭੜਕ ਕੋਈ ਮਾਰੂ ਖਾ ਗਈ ਸ਼ਾਮਾਂ ਤੇ ਕਿੰਨੇ ਦਿਨ ਤੇਰੀ ਦਾਰੂ ਖਾ ਗਈ ਮੇਰੇ ਜਾਵਾਂ ਨੂੰ ਤੇਰੀ ਭੜਕ ਕੋਈ ਮਾਰੂ ਖਾ ਗਈ ਵੇ ਮੈਂ ਦਿਲ ਸੀ ਤੇਰੇ ਕਦਮੀ ਤਰਿਆ ਮੈਂ ਦਿਲ ਸੀ ਤੇਰੇ ਕਦਮੀ ਤਰਿਆ ਠੇਡਾ ਮਾਰਿਆ ਜਿਵੇਂ ਖਡਾਉਣਾ ਤੇਰੇ ਗੇਟ ਚ ਜੱਟੀ ਨੇ ਪਿਗਲਾ ਕੇ ਭੰਗੜਾ ਪਾਉਣਾ